ਦੇਨੀ ਮੇਰਾ ਦਿਲ ਲੱਗਦਾ ਮੈਨੂੰ ਸੋਹਣੇ ਦੇ ਮਦੀਨੇ ਲੈ ਜਾ ਏ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਸੋਹਣੇ ਦੇ ਸੋਹਣੇ ਦੇ ਮੈਨੂੰ ਸੋਹਣੇ ਦੇ ਮਦੀਨੇ ਲੈ ਜਾ ਏ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਤੇ ਬਾਦੀਆਂ ਨਾ ਮੈਨੂੰ ਤੇ ਬਾਦੀਆਂ ਗਲੀਆਂ ਵਿਖਾ ਏ ਦੇਨੀ ਮੇਰਾ ਦਿਲ ਮੈਨੂੰ ਤੇ ਬਾਦੀਆਂ ਗਲੀਆਂ ਵਿਖਾ ਏ ਦੇਨੀ ਮੇਰਾ ਦਿਲ ਲੱਗਦਾ ਤਰਸ ਦੇ ਨੈਣ ਮੇਰੇ ਤੇਰੇ ਦੀਦਾਰ ਨੂੰ ਤਰਸ ਦੇ ਨੈਣ ਮੇਰੇ ਤੇਰੇ ਦੀਦਾਰ ਨੂੰ ਕਦਮਾਂ 'ਚ ਸੱਦ ਲਵੋ ਆਕਾ ਗੁਨਾਹਗਾਰ ਨੂੰ ਕਦਮਾਂ 'ਚ ਸੱਦ ਲਵੋ ਆਕਾ ਗੁਨਾਹਗਾਰ ਨੂੰ ਮੇਰੇ ਸੁੱਤਿਆਂ ਸੁੱਤਿਆਂ ਨਸੀਬਾਂ ਨੂੰ ਜਗਾ ਏ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਸੋਹਣੇ ਦੇ ਸੋਹਣੇ ਦੇ ਮੈਨੂੰ ਸੋਹਣੇ ਦੇ ਮਦੀਨੇ ਲੈ ਜਾ ਏ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਤੇ ਬਾਦੀਆਂ ਨਾ ਮੈਨੂੰ ਤੇ ਬਾਦੀਆਂ ਗਲੀਆਂ ਵਿਖਾ ਏ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਤੇ ਬਾਦੀਆਂ ਨਾ ਮੈਨੂੰ ਤੇ ਬਾਦੀਆਂ ਮਦੀਨੇ ਦੀਆਂ ਮਲ ਮਲ ਪਹਿਨਾ ਵਾ ਕਦਮਾਂ 'ਚ ਰਾਈਆਂ ਦੇ ਬਹਿ ਕੇ ਇਹੋ ਕਹਿਣਾ ਵਾ ਕਦਮਾਂ 'ਚ ਰਾਈਆਂ ਦੇ ਬਹਿ ਕੇ ਇਹੋ ਕਹਿਣਾ ਵਾ ਗੱਲਾਂ ਤੇ ਬਾਦੀਆਂ ਗੱਲਾਂ ਤੇ ਬਾਦੀਆਂ ਮੈਨੂੰ ਸੁਣਾ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਸੋਹਣੇ ਦੇ ਸੋਹਣੇ ਦੇ ਮੈਨੂੰ ਸੋਹਣੇ ਦੇ ਮਦੀਨੇ ਲੈ ਜਾ ਦੇਨੀ ਮੇਰਾ ਕੰਡ ਕਰ ਲਈਏ ਆਕਾ ਮੇਰੇ ਕੋਲੋਂ ਸੁੱਖਾਂ ਨੇ ਕੰਡ ਕਰ ਲਈਏ ਆਕਾ ਮੇਰੇ ਕੋਲੋਂ ਸੁੱਖਾਂ ਨੇ ਤਨ ਮਨ ਸਾੜਿਆ ਜੁਦਾਈਆਂ ਦੀਆਂ ਧੁੱਪਾਂ ਨੇ ਤਨ ਮਨ ਸਾੜਿਆ ਜੁਦਾਈਆਂ ਦੀਆਂ ਧੁੱਪਾਂ ਨੇ ਮੈਨੂੰ ਕਮਲੀ ਦੀ ਗੀਗੀ ਮੈਨੂੰ ਕਮਲੀ ਦੀ ਛਾਂ 'ਚ ਛੁਪਾ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਸੋਹਣੇ ਦੇ ਸੋਹਣੇ ਦੇ ਮੈਨੂੰ ਸੋਹਣੇ ਦੇ ਮਦੀਨੇ ਲੈ ਜਾ ਏ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਤੇ ਬਾਦੀਆਂ ਨਾ ਮੈਨੂੰ ਤੇ ਬਾਦੀਆਂ ਗਲੀਆਂ ਵਿਖਾ ਏ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਤੇ ਬਾਦੀਆਂ ਆਕਾ ਮੇਰੇ ਆਵਣਗੇ ਸੁਣਿਆ ਏ ਕਬਰ 'ਚ ਆਕਾ ਮੇਰੇ ਆਵਣਗੇ ਸਾਡੇ ਜਗਰੀਬਾਂ ਨੂੰ ਦੀਦ ਕਰਾਵਣਗੇ ਸਾਡੇ ਜਗਰੀਬਾਂ ਨੂੰ ਦੀਦ ਕਰਾਵਣਗੇ ਹੁਣ ਮੌਤ ਤੋਂ ਮੈਨੂੰ ਨਾ ਡਰਾ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਸੋਹਣੇ ਦੇ ਸੋਹਣੇ ਦੇ ਮੈਨੂੰ ਸੋਹਣੇ ਦੇ ਮੇਰਾ ਦਿਲ ਲੱਗਦਾ ਮੈਨੂੰ ਤੇ ਬਾਦੀਆਂ ਨਾ ਮੈਨੂੰ ਤੇ ਬਾਦੀਆਂ ਗਲੀਆਂ ਵਿਖਾ ਏ ਦੇਨੀ ਮੇਰਾ ਦਿਲ ਲੱਗਦਾ ਖੈਰ ਹੋਵੇ ਸੋਹਣਿਆ ਤੇਰੇ ਮੈਂ ਖਾਨੇ ਦੀ ਖੈਰ ਹੋਵੇ ਸੋਹਣਿਆ ਤੇਰੇ ਮੈਂ ਖਾਨੇ ਦੀ ਆਸ ਕਰ ਪੂਰੀ ਇਸ ਕਮਲ ਦੀਵਾਨੇ ਦੀ ਆਸ ਕਰ ਪੂਰੀ ਇਸ ਕਮਲ ਦੀਵਾਨੇ ਦੀ ਇੱਕ ਜਾਮ ਕਰਮ ਦਾ ਭਲਾ ਏ ਦੇਨੀ ਮੇਰਾ ਦਿਲ ਲੱਗਦਾ ਮੈਨੂੰ ਸੋਹਣੇ ਦੇ ਸੋਹਣੇ ਦੇ ਮੈਨੂੰ ਸੋਹਣੇ ਦੇ ਮਦੀਨੇ ਲੈ ਜਾ ਮੇਰਾ ਦਿਲ ਲੱਗਦਾ ਮੈਨੂੰ ਤੇ ਪਾਦੀਆਂ ਹਾਨਾ ਮੈਨੂੰ ਤੇ ਪਾਦੀਆਂ ਗਲੀਆਂ ਵਿਖਾ ਇਹਦੇ ਨੀ ਮੇਰਾ ਦਿਲ ਲੱਗਦਾ ਮੈਨੂੰ ਤੇ ਪਾਦੀਆਂ ਹਾਨਾ ਮੈਨੂੰ ਤੇ ਪਾਦੀਆਂ ਗਲੀਆਂ ਵਿਖਾ ਇਹਦੇ ਨੀ ਮੇਰਾ ਦਿਲ ਲੱਗਦਾ ਤੇ ਪਾਦੀ ਹਵਾ ਏ ਤੈਨੂੰ ਦੇਵਾ ਮੈਂ ਹਵਾਏ ਤੈਨੂੰ ਦੇਵਾ ਮੈਂ ਸੁਣੇੜੇ ਨੀ ਜਾ ਕੇ ਕਵੀ ਜਦੋਂ ਜਾਵੇ ਸੋਨੇ ਦੇ ਤੂੰ ਵੇੜੇ ਨੀ ਜਾ ਕੇ ਕਵੀ ਜਦੋਂ ਜਾਵੇ ਸੋਨੇ ਦੇ ਤੂੰ ਵੇੜੇ ਨੀ ਆਕਾ ਰਾਹਤ ਨੂੰ ਆਕਾ ਰਾਹਤ ਨੂੰ ਕੋਲ ਬੁਲਾਓ ਨੀ ਮੇਰਾ ਦਿਲ ਮੇਰਾ ਦਿਲ ਲੱਗਦਾ ਮੈਨੂੰ ਤੇ ਪਾਦੀਆਂ ਗਾਣਾ ਮੈਨੂੰ ਤੇ ਪਾਦੀਆਂ ਗਲੀਆਂ ਵਿਖਾ ਇਹਦੇ ਨੀ ਮੇਰਾ ਦਿਲ ਲੱਗਦਾ ਇਹਦੇ ਨੀ ਮੇਰਾ ਦਿਲ ਲੱਗਦਾ ਇਹਦੇ ਨੀ ਮੇਰਾ ਦਿਲ ਲੱਗਦਾ।